ਕਰ ਦਿੱਤਾ ਮੇਰੇ ਵੀਰੇ ਨੂੰ, ਫੇਰ ਵੀ ਮੇਰਾ ਵੀਰ ਕਿੰਨਾ ਸੋਹਣਾ ਲੱਗ ਰਿਹਾ। ਹਾਏ ਮੈਂ ਵਾਰੀ ਜਾਵਾਂ। ਨੱਚ ਲੈ ਵਿਆਹ ਦੇ ਵਿੱਚ ਨੱਚ ਲੈ, ਅੱਜ ਖੁਸ਼ੀ ਹੈ ਵਿਆਹ ਦੇ ਵਿੱਚ ਨੱਚ ਲੈ, ਨੱਚ ਲੈ ਵਿਆਹ ਦੇ ਵਿੱਚ ਨੱਚ ਲੈ, ਅੱਜ ਖੁਸ਼ੀ ਹੈ ਵਿਆਹ ਦੇ ਵਿੱਚ ਨੱਚ ਲੈ। ਖਰਾਬ ਨੀ ਕੀ ਮਿਲ ਜੁਗਲਾ ਸੀ ਹੱਥ ਹੋ ਕੇ।